ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰ ਹਰ ਰਸ ਚੋਗ ਚੁਗਹਿ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰ ਹਰ ਰਸ ਚੋਗ ਚੁਗਹਿ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਭਗ ਭਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰੱਖ ਚਰਨ ਤਰੇ ਵਿਚਾਰੀ ਡੁੱਬਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਸਰਵਰ ਹੰਸ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਕਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨ ਪੁਰਖ ਕਹੋ ਕੋ ਕੈਸੇ ਤ੍ਰਿਭਵਨ ਜੋਤ ਰਹੇ ਲਿਵਲਾਈ ਸੁਰ ਨਰ ਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗ ಭಗತ ವಶಲ ಪಟ್ಟಣ ಹಾರೆ ಹಮ ಮಾರ ಮಿಲೆ ಭಗತಾರೆ ಅನಕ ಜತನ ಕರ ಕಾಲ ಸಂತಾಯೆ ಮರಣ ಲಖಾಯೆ ಮಂಡಲ ಮಹಾಯೆ ಜನ್ಮ ಪದಾರ್ಥ ದುಬಿಧಾ ಖೋವ ಚೀನ ಸ ಬ್ರಹ್ಮ ಬ್ರಹ್ಮ ರೋವ ಕಹತ ಪಡತ ಸುಣತ ಏಕ ತೀರಜ ತರ್ಮ ತರಣಿ ತರ ಟೇಕ ಜತ ಸತ ಸಂಜಮ ಹೃದಯ ಸಮಾಯೆ ಚೌಥೆ ಪದ ಕೋ ಜೇ ಮನ ಪತಿಯಾಯೆ ಶಬದ ಪರಮ ಪಾಪಕ ಸೂರತ ಮೂರತ ಆದಿ ಅನೂಪ ನಾನಕ ಜಾಚ ಸಾಚ ಸ್ವರೂಪ ಸಾಚೆ ನಿರ್ಮಲ ಮೇಲ ನಾ ಲಗ ಗುರ ಕೈ ಶಬದ ಪರಮ ಪಾ ಪಗ ಮೂರತ ಆದಿ ಅನೂಪ ವಾಹಿ ಗುರು ಜೀ ಕಾ ಖಾಲಸಾ ವಾಹೆ ಗುರು ಜೀ ಕೀ ಫತಿಹ ತನಾಸ್ತ್ರೀ ಮಹಲ್ಲಾ ಪಹಲಾ ಕಾರ ದೂಜಾ ಅಷ್ಟಪದಿಯಾ ಏಕ ಓಂಕಾರ ಸತಗುರ ಪ್ರಸಾದ ಗುರ ಸಾಗರ ರತನೀ ಪಾರ ಪೂರೇ ಅಮೃತ ಸಂತ ಚುಗಹೇ ನಹಿ ದೂರೇ ಹಾರ ರಸ ಚೋಗ ಚುಗಹೇ ಪ್ರಭ ಪಾವೇ ಸರ್ವರ ಮಹ ಹಂಸ ಪ್ರಾಣ ಪತ್ ಪಾವೇ